ਰੱਬ ਮਿਲਦਾ ਡੱਡੂਆਂ ਮੱਛੀਆਂ ਨੂੰ ਜੇ ਰੱਬ ਮਿਲਦਾ ਜੰਗਲ ਫਿਰੀਆਂ ਤੇ ਰੱਬ ਮਿਲਦਾ ਗਾਈਆਂ ਬੱਚੀਆਂ ਨੂੰ ਮੀਆਂ ਬੁਲਿਆ ਰੱਬ ਨਾਂ ਨੂੰ ਮਿਲਦਾ ਜਿਹੜੀਆਂ ਸਕੀਆਂ ਦਿਲਿਆਂ ਚੀਆਂ ਨੂੰ ਖੇਡਣ ਦੇ ਦਿਨ ਦਾ ਸਹੀ ਵਾ